ਪੇਸ਼ ਹੈ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਨਾਟਕ ਕੁੱਕ ਹਾਊਸ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਇਹ ਨਾਟਕ ਸਾਧੂ ਸਿੰਘ ਧਾਮੀ ਦੇ ਨਾਵਲ ਲੂਕਾ ਦੇ ਇੱਕ ਹਿੱਸੇ ਉੱਪਰ ਆਧਾਰਿਤ ਹੈ। ਇਸ ਨਾਵਲ ਵਿੱਚ ਉਹਨਾਂ ਇਸ ਸਦੀ ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਦੇ ਜੀਵਨ ਨੂੰ ਬੜੀ ਖੂਬਸੂਰਤੀ ਅਤੇ ਸ਼ਿੱਦਤ ਨਾਲ ਚਿਤਰਿਆ ਹੈ। ਉਸ ਸਮੇਂ ਇੱਥੇ ਰਹਿ ਰਹੇ ਪੰਜਾਬੀਆਂ ਦਾ ਜੀਵਨ ਬਹੁਤ ਮੁਸ਼ਕਲਾਂ ਭਰਪੂਰ ਸੀ। ਉਹਨਾਂ ਨੂੰ ਇੱਥੇ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਸੀ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਉਹ ਇਸ ਸਖ਼ਤ ਜੀਵਨ ਨੂੰ ਬਹੁਤ ਹੌਸਲੇ ਅਤੇ ਸਿਰਣ ਨਾਲ ਜਿਉਂਦੇ ਸਨ। ਉਹ ਇਕੱਲੇ ਇੱਥੋਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਹੀ ਬਹਾਦਰੀ ਨਾਲ ਨਹੀਂ ਸੀ ਕਰਦੇ, ਸਗੋਂ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਵੀ ਫਿਕਰਮੰਦ ਸਨ। ਇਸ ਨਾਟਕ ਵਿੱਚ ਤੁਹਾਨੂੰ ਉਹਨਾਂ ਦੀ ਇਸ ਜ਼ਿੰਦਗੀ ਦੇ ਕੁਝ ਅੰਸ਼ ਮਿਲਣਗੇ। ਨਾਟਕ ਦਾ ਸਮਾਂ ਹੈ 1920-22 ਦੇ ਸਾਲ ਅਤੇ ਸਥਾਨ ਹੈ ਵੈਨਕੂਵਰ ਦੀ ਇੱਕ ਲੱਕੜ ਮਿੱਲ ਦਾ ਕੁੱਕ ਹਾਊਸ। ਪੇਸ਼ ਹੈ ਨਾਟਕ ਕੁੱਕ ਹਾਊਸ। ਪਾਰਨਰ, ਕਿਹੜੀਆਂ ਕਬੀਲਦਾਰੀਆਂ ਚ ਪੈ ਗਿਆ ਹੁਣੇ? ਬਸ ਦਰਿਆ ਵਾਲੇ ਦੇਖ ਰਿਹਾ ਸੀ। ਹਾਂ, ਇਹ ਦਰਿਆ ਕਈ ਵਾਰ ਮੈਨੂੰ ਵੀ ਬੜਾ ਆਪਣਾ ਆਪਣਾ ਜਿਹਾ ਲੱਗਦਾ, ਬਿਲਕੁਲ ਸਤਲੁਜ ਵਰਗਾ। ਇਹਦੇ ਵੱਲ ਵੇਖਦਿਆਂ ਹੀ ਮੈਨੂੰ ਪਿੰਡ ਦੀ ਯਾਦ ਆਉਣ ਲੱਗਦੀ ਹੈ। ਕਪਾਹ ਤੇ ਮੱਕੀ ਦੇ ਲਹਿਰਾਉਂਦੇ ਖੇਤ, ਹਰੇ ਭਰੇ ਅੰਬਾਂ ਦੇ ਬਾਗ, ਲਿਸ਼ਕਦੇ ਪਿੰਡਿਆਂ ਵਾਲੀਆਂ ਮੱਝਾਂ, ਪਹੇ 'ਚ ਹੌਲੀ ਹੌਲੀ ਚੀਕਦੇ ਜਾਂਦੇ ਗੱਡੇ। ਮਲੂਕਿਆ, ਇਸ ਦਰਿਆ ਤੋਂ ਕੁਛ ਸਿੱਖ। ਇਹ ਹਮੇਸ਼ਾ ਅੱਗੇ ਵਾਲੀ ਬਹਿੰਦਾ ਆ, ਪਿੱਛੇ ਕਦੇ ਨਹੀਂ ਮੁੜਦਾ। ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪਰ ਦਰਿਆ ਕੋਲੇ ਯਾਦਾਂ ਨਹੀਂ ਹੁੰਦੀਆਂ। ਇਸ ਕੋਲ ਯਾਦਾਂ ਹੈਗੀਆਂ, ਪਰ ਇਹ ਉਹਨਾਂ ਦੇ ਵਹਿਣਾ ਵਿੱਚ ਨਹੀਂ ਵਹਿੰਦਾ। ਇਹ ਉਹਨਾਂ ਨੂੰ ਚੁੱਪ ਚਾਪ ਆਪਣੇ ਵਿੱਚ ਸਮੇਟੀ ਵਗਦਾ ਰਹਿੰਦਾ ਆ। ਇਹ ਯਾਦਾਂ ਕਦੀ ਵੀ ਇਹਦਾ ਵਹਿਣ ਨਹੀਂ ਮੋੜ ਸਕਦੀਆਂ। ਇਸ ਲਈ ਇਹ ਵਾਪਸ ਪਹਾੜਾਂ ਵੱਲ ਨਹੀਂ ਜਾਂਦਾ, ਸਗੋਂ ਗੀਤ ਗਾਉਂਦਾ ਸਮੁੰਦਰ ਵਿੱਚ ਜਾ ਡਿੱਗਦਾ ਆ। ਪਰ ਇਨਸਾਨ ਕੋਲੋਂ ਦਰਿਆ ਕਦੋਂ ਬਣ ਹੁੰਦਾ? ਹੌਲੀ ਹੌਲੀ ਇਨਸਾਨ ਵੀ ਦਰਿਆ ਬਣ ਜਾਂਦਾ ਆ। ਮੈਂ ਵੀ ਤੇਰੀ ਉਮਰ ਦਾ ਹੀ ਸੀ ਜਦੋਂ ਭਰਤੀ ਹੋ ਕੇ ਪਹਿਲੀ ਵਾਰ ਪਿੰਡੋਂ ਆਇਆ ਸੀ। ਬੜਾ ਔਖਾ ਲੱਗਦਾ ਸੀ ਸਭ ਕਾਸੇ ਨਾਲੋਂ ਵਿਛੜ ਕੇ ਰਹਿਣਾ, ਪਰ ਹੁਣ ਸਾਰੀ ਦੁਨੀਆ ਹੀ ਆਪਣੀ ਲੱਗਣ ਲੱਗ ਪਈ ਆ। ਪਰ ਪਿੰਡ ਦੀਆਂ ਗਲੀਆਂ ਤੇ ਗਲੀਆਂ 'ਚ ਚਰਖੇ ਕੱਤਦੀਆਂ ਔਰਤਾਂ ਤੇ ਦੁਪਹਿਰਾਂ ਨੂੰ ਸੰਘਣੀਆਂ ਛਾਵਾਂ ਥੱਲੇ ਬੈਠੇ ਗੱਪਾਂ ਮਾਰਦੇ ਲੋਕ, ਪਿੰਡ ਜਦੋਂ ਅਸੀਂ ਇਸ ਵੇਲੇ ਕਬੱਡੀ ਖੇਡ ਕੇ ਆਉਣਾ ਤਾਂ ਸਾਰੇ ਟੱਬਰ ਨੇ ਚੁੱਲ੍ਹੇ ਮੂਹਰੇ ਬੈਠੇ ਰੋਟੀ ਖਾਂਦੇ ਹੋਣਾ। ਮੈਥੋਂ ਤਾਂ ਇਹ ਸਭ ਕੁਝ ਬਾਬਾ ਜੀ ਭੁਲਾਇਆ ਨਹੀਂ ਜਾਂਦਾ। ਉਹ ਤੂੰ ਅਜੇ ਨਵਾਂ ਨਵਾਂ ਦੇਸੋਂ ਆਇਆ, ਤੇਰੇ ਮਨ ਵਿੱਚ ਸਭ ਕੁਝ ਤਾਜ਼ਾ ਆ। ਇਹਦੇ ਬਾਰੇ ਬਹੁਤੀ ਚਿੰਤਾ ਨਾ ਕਰ, ਸਮੇਂ ਨਾਲ ਸਭ ਠੀਕ ਹੋ ਜਾਵੇਗਾ। ਦੁਨੀਆਂ 'ਚ ਸਭ ਤੋਂ ਬਲਵਾਨ ਸਮਾਂ ਆ ਪਾਰਨਰ। ਸਮਾਂ ਇਨਸਾਨ ਨੂੰ ਆਪਣਾ ਭੂਤਕਾਲ ਆਪਣੇ ਅੰਦਰ ਸਮੇਟ ਕੇ ਚੱਲਣਾ ਸਿਖਾ ਦਿੰਦਾ ਆ। ਜੇ ਤੁਸੀਂ ਇਸੇ ਤਰ੍ਹਾਂ ਹੀ ਹੌਸਲਾ ਦਿੰਦੇ ਰਹੇ ਤਾਂ ਸ਼ਾਇਦ ਮੈਂ ਵੀ। ਉਹ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਪਾਰਨਰ। ਤੂੰ ਕੰਮ ਤੋਂ ਆਇਆ, ਥੱਕ ਗਿਆ ਹੋਣਾ, ਥੋੜ੍ਹੀ ਰੈਸਟ ਕਰ ਲਾ। ਜੱਗੇ ਹੁਰੀ ਵੀ ਆਉਂਦੇ ਹੋਣੇ ਆ, ਉਹਨਾਂ ਨਾਲ ਗੱਪ ਸ਼ੱਪ ਮਾਰ ਲਈ, ਤੇਰਾ ਮਨ ਹੁਦਰੇ ਪਊਗਾ। ਮੈਂ ਵੀ ਆਉਂਦਾ ਹੱਥ ਮੂੰਹ ਧੋ ਕੇ। ਅੱਜ ਤਾਂ ਗ੍ਰੀਨ ਚੇਨ ਤੇ ਫੱਟਣ ਦਾ ਹੜ ਹੀ ਆਇਆ ਸੀ ਵੇ ਜੱਗਿਆ। ਅਸਲ 'ਚ ਗ੍ਰੀਕੀ ਗ੍ਰੇਡਰ ਨੂੰ ਚੱਜ ਨਾਲ ਦਿਸਦਾ ਹੀ ਨਹੀਂ, ਉਹਦਾ ਜੰਕ ਦਾ ਵੀ ਰੀਸਾ ਬਣਾਈ ਜਾਂਦਾ ਸੀ। ਪਰ ਤੇਰਾ ਬੜਾ ਬੁਰਾ ਹਾਲ ਆ, ਫੱਟੇ ਤੇਰੇ ਹੱਥਾਂ 'ਚੋਂ ਦੀ ਲੰਘੇ ਆ ਜਾਂ ਹੋਰ ਕਿਤੇ ਉਹਦੀ? ਸੁਣਾ ਬਈ, ਲੁਕਿਆ ਕੀ ਹਾਲ ਆ ਤੇਰਾ? ਠੀਕ ਹੈ ਚਾਚਾ ਜੀ। ਪਾਸੇ ਹਟ ਹੋਏ ਹਰਾਮੀਆਂ, ਤੂੰ ਤਾਂ ਇੱਦਾਂ ਸਾਰਾ ਥਾਂ ਮੱਲੀ ਬੈਠਾ ਜਿੱਦਾਂ ਸੂਣ ਵਾਲੀ ਮੱਝ ਪਸਰੀ ਪਈ ਹੁੰਦੀ ਆ। ਓਏ ਪਰੇ ਹੋ ਕੇ ਬੈਠ ਹੋਏ, ਸਾਲਾ ਕਿੱਦਾਂ ਹੰਬ ਬੋਕ ਵਾਂਗ ਮੁਸ਼ਕ ਮਾਰਦਾ, ਜਾ ਪਹਿਲਾਂ ਨਹਾ ਕੇ ਆ। ਦੇਖ ਸਾਲਾ ਮੇਰੇ ਨਾਲ ਕਿਵੇਂ ਢਿੱਡੜੀਆਂ ਲੈਂਦਾ ਆ, ਆ ਕੰਮ ਤੇ ਗੋਰੇ ਬਾਸਾਂ ਮੂਹਰੇ ਅੱਖ ਚੱਕ ਕੇ ਨਹੀਂ ਝਾਕ ਸਕਦਾ। ਓਏ ਗੋਰੇ ਬਾਸਾਂ ਤੋਂ ਮੈਂ ਕੀ ਲੈਣਾ, ਆਪਣਾ ਕੰਮ ਕਰੀਦਾ, ਪੈਸੇ ਲਈਦੇ ਆ। ਓਏ ਇਹ ਤਾਂ ਪੁਰਾਣੇ ਫੌਜੀਆਂ ਤੋਂ ਹੀ ਰਹਿ ਜਾਂਦਾ, ਜਿਹੜੇ ਗੋਰਿਆਂ ਨੂੰ ਦੇਖ ਕੇ ਸਲੂਟ ਮਾਰ ਝੜਦੇ ਨੇ, ਸਲੂਟ ਮਾਰਦੇ ਆ, ਜਾਂ ਫਿਰ ਤੇਰੇ ਵਰਗੇ ਜਿਹੜੇ ਉਹਨਾਂ ਨੂੰ ਬੋਤਲਾਂ ਚੱਕੀ ਫਿਰਦੇ ਆ। ਆਪਣੇ ਫੌਜੀ ਤਾਂ ਜਿੱਥੇ ਗੋਰਾ ਦਿਸ ਪਵੇ ਸਰਕਸ ਦੇ ਸ਼ੇਰਾਂ ਵਾਂਗ ਮਾਰਦੇ ਆ ਸਲੂਟ ਅੱਡੀਆਂ ਜੋੜ ਕੇ। ਇਹ ਕਿਹੜਾ ਸੋਚ ਕੇ ਕਰਦੇ ਆ ਕੁਛ? ਪਰ ਆਪਾਂ ਤਾਂ ਦਾਰੂ ਦੀ ਛਿੱਟ ਪਲਾ ਕੇ ਅਗਲਿਆਂ ਤੋਂ 100-100 ਕੰਮ ਕਰਾਈਦੇ ਆ, ਤੇਰੇ ਵਰਗਿਆਂ ਨੂੰ ਕੰਮ ਦਵਾਈਦਾ। ਤੈਨੂੰ ਦਵਾਇਆ ਸੀ ਕਿ ਨਹੀਂ, ਚਾਹ ਤਾਂ ਦੱਸ ਪਈ ਝੂਠ ਆ। ਵੀ ਇਹ ਗੱਲ ਤਾਂ ਤੇਰੀ ਠੀਕ ਹੈ ਜੱਗਿਆ, ਉੱਦਾਂ ਗੋਰੇ ਆਪਣੇ ਬੰਦਿਆਂ ਨੂੰ ਕੰਮ ਕਿੱਥੋਂ ਦਿੰਦੇ ਆ, ਆਖਰੇ ਸਮਝਦੇ ਆਪਾਂ ਨੂੰ ਗੁਲਾਮ ਹੀ ਆ। ਉਹ ਇਹਨਾਂ ਤੋਂ ਤਾਂ ਜਿੱਦਾਂ ਕੰਮ ਨਿਕਲੇ ਕੱਢਣਾ ਚਾਹੀਦਾ ਆ, ਨਾਲੇ ਗੱਲ ਤਾਂ ਪੈਰ ਜਮਾਉਣ ਦੀ ਆ। ਇੱਕ ਵਾਰੀ ਖੜ੍ਹੇ ਹੋਣ ਨੂੰ ਥਾਂ ਮਿਲ ਜਾਵੇ, ਬੈਠਣ ਦੀ ਥਾਂ ਫਿਰ ਆਪੇ ਬਣ ਜਾਂਦੀ ਆ। ਆ ਕਈ ਪੁਰਾਣੇ ਬੰਦੇ ਗੱਲਾਂ ਕਰਦੇ ਹੁੰਦੇ ਆ ਵੀ ਜਦੋਂ ਆਪਣੇ ਭਾਈ ਪਹਿਲੀ ਵਾਰੀ ਪੋਰਟ ਮੂਡੀ ਦੀ ਇੱਕ ਮਿਲ 'ਚ ਗ੍ਰੀਨ ਚੇਨ 'ਤੇ ਚੜ੍ਹੇ ਤਾਂ ਫੱਟੇ ਹੜ੍ਹ ਵਾਂਗੂ ਆਉਣ, ਉਹਨਾਂ ਨੂੰ ਖਿੱਚਦਿਆਂ ਕਾਹਲੀ ਹਫੜਾ ਦਫੜੀ ਵਿੱਚ ਪੱਗਾਂ ਲੈ ਗਈਆਂ। ਪਰ ਮਜਾਲ ਆ ਜੇ ਉਹਨੀ ਇੱਕ ਫੱਟਾ ਵੀ ਗਾਂਹ ਜਾਣ ਦਿੱਤਾ ਹੋਵੇ, ਬਸ ਪੰਜਾਬੀਆਂ ਦੇ ਕੰਮ ਦੀ ਗੋਰਿਆਂ 'ਚ ਤਾਂਕ ਜੰਮ ਗਈ। ਉਹ ਜੱਗਿਆ, ਕੰਮ ਦੀ ਤਾਂਕ ਤਾਂ ਅੱਜ ਵੀ ਹੈਗੀ ਆ। ਆ ਬੋਏ ਮਲੂਕਿਆ, ਅਸੀਂ ਰੋਜ਼ ਚੇਨ 'ਤੇ ਧੂੜਾਂ ਪੱਟੀ ਦੀਆਂ, ਉਹ ਗੋਰਿਆਂ ਨਾਲ ਦੁੱਗਣਾ ਕੰਮ ਕਰੀਦਾ, ਪਰ ਫਿਰ ਵੀ ਇਹ ਪੇ ਗੋਰਿਆਂ ਨੂੰ ਆਪਣੇ ਬੰਦਿਆਂ ਨਾਲ ਜ਼ਿਆਦਾ ਦਿੰਦੇ ਆ। ਆਪਣੇ ਬੰਦੇ ਤਾਂ ਕਿਸੇ ਚੰਗੀ ਜੌਬ 'ਤੇ ਖਾਣ ਨਹੀਂ ਦਿੰਦੇ। ਲੈ ਅਗਰੀਕੀ ਨੇ ਕਿਹਾ ਜਿਹੜਾ, ਉਹਦੇ ਨਾਲੋਂ ਆਪਣੇ ਬੰਦੇ ਕਈ ਵਧੀਆ ਗੇੜੇ ਕਰ ਲੈਂਦੇ, ਪਰ ਮਜਾਲ ਗਿਆ ਆਪਣੇ ਬੰਦੇ ਨੂੰ ਕਿਸੇ ਚੰਗੀ ਜੌਬ 'ਤੇ ਖੜ ਲੈਂਦੇ ਨੇ ਇਹ। ਲੈ ਮੈਂ ਤੈਨੂੰ ਦੱਸਦਾ, ਆ ਐਜਰ ਆ ਨਾ, ਮੇਰੀਆਂ ਅੱਖਾਂ ਬੰਨ ਕੇ ਉਹਦੇ 'ਤੇ ਬਿਠਾ ਦਿਓ, ਮਜਾਲ ਆ ਕਿਸੇ ਫੱਟੇ 'ਚ ਵੀ ਸੂਤ ਭਾਰ ਫਰਕ ਪੈ ਜਾਵੇ, ਪਰ ਕੋਈ ਸਾਲਾ ਮੈਨੂੰ ਉਹਦੇ ਲਾਗੇ ਨਹੀਂ ਖੜਨ ਦੇਣ ਲੱਗਿਆ। ਲੈ ਵੇ ਗਿਆਨ ਚੰਦ, ਆ ਤੇਰਾ ਅਖਬਾਰ ਆ ਗਿਆ, ਸੁਣਾ ਕੋਈ ਨਵੀਂ ਤਾਜ਼ੀ ਪੜ੍ਹ ਕੇ। ਅੰਗਰੇਜ਼ੀ ਤਾਂ ਜੀ ਹੁਣ ਬੋਈ ਮਲੂਕਾ ਮੈਨੂੰ ਚੰਗੀ ਪੜ੍ਹਦਾ, ਹੁਣ ਇਹੀ ਪੜ੍ਹ ਕੇ ਸੁਣਾਇਆ ਕਰੋ ਤੁਹਾਨੂੰ। ਧਰਮ ਤੋਂ ਬਿਨਾਂ, ਰੱਬ ਤੋਂ ਬਿਨਾਂ ਇਨਸਾਨ ਹੈ ਕੀ? ਉਹ ਬਿਨਾਂ ਪਿਓ ਦੀ ਔਲਾਦ ਹੈ। ਉਹ ਲੋਕ ਜੋ ਕੇਸ ਕਟਾਉਂਦੇ ਹਨ, ਗੁਰੂਆਂ ਵੱਲੋਂ ਬਣਾਏ ਨਿਯਮਾਂ ਨੂੰ ਨਹੀਂ ਮੰਨਦੇ ਅਤੇ ਉਸ ਵੱਲੋਂ ਦੱਸੇ ਸ਼ਾਨਾ ਮੱਤੇ ਰਾਹ 'ਤੇ ਨਹੀਂ ਚੱਲਦੇ, ਉਹ ਹਰਾਮ ਦੀ ਔਲਾਦ ਹਨ। ਤਾਜ਼ਾ ਹੀ ਆ ਲੱਗਦਾ ਬਈ ਭਾਈ ਦਾ ਅਕਾਲੀ ਅੱਜ ਤਾਂ। ਉਹ ਇਸ ਤਾਜ਼ੇ 'ਚ ਵੀ ਕਿਹੜੀ ਕੋਈ ਨਵੀਂ ਗੱਲ ਹੋਣੀ ਆ? ਉੱਦਾਂ ਭਾਈ ਜੀ, ਮੈਂ ਤਾਂ ਕਾਲੇ ਖੋਪਿਆਂ ਵਾਲਾ ਮੂਰਖ ਗਧਾ ਬਣਨ ਨਾਲੋਂ ਇੱਕ ਸਮਝਦਾਰ ਹਰਾਮਜ਼ਾਦਾ ਬਣਨਾ ਚੰਗਾ ਸਮਝੂੰਗਾ। ਤੂੰ ਆਪਣੀ ਅਗਵਾਈ ਨਾਸਤਕਾਂ ਤੇ ਕਮਿਊਨਿਸਟਾਂ ਤੋਂ ਲੈਣਾ? ਇਹਨਾਂ ਕਮਿਊਨਿਸਟਾਂ ਨੂੰ ਬੰਦੇ ਦੇ ਸੁਭਾਅ ਤੇ ਸੰਪੂਰਨ ਸੰਸਾਰ ਦੇ ਸੁਪਨੇ ਬਾਰੇ ਕੁਛ ਪਤਾ ਨਹੀਂ। ਮੈਂ ਆਪਣੀ ਅਗਵਾਈ ਆਪਣੀ ਸਮਝ ਤੋਂ ਲੈਣਾ, ਆਪਣੀ ਸਮਝ ਤੋਂ, ਜਿਹਨੂੰ ਮੈਂ ਕਿਸੇ ਗੁਰਦੁਆਰੇ ਦੇ ਤੰਗ ਨਜ਼ਰ ਭਾਈ ਕੋ ਗਹਿਣੇ ਨਹੀਂ ਰੱਖਿਆ ਹੈ। ਬਈ ਟਰਮਿਨਾ ਬੜੇ ਭਾਈ ਗੰਡਾ ਸਿਆ ਟਰਮਿਨਾ, ਹਰ ਕੋਈ ਆਪਣੀ ਸਮਝ ਵਰਤਦਾ, ਪਰ ਜ਼ਿੰਦਗੀ ਦੀ ਸਰਵਉੱਚ ਸੱਚਾਈ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਪਰ ਭਾਈ ਜੀ, ਤੂੰ ਤਾਂ ਅੰਮ੍ਰਿਤਸਰ ਨੂੰ ਇਹ ਪੁੱਛਣ ਨੂੰ ਖਤ ਲਿਖਦਾ ਹੁੰਦਾ ਕਿ ਤੂੰ ਵੈਨਕੂਵਰ ਵਿੱਚ ਹਲਾਲ ਦਾ ਮੀਟ ਬਣਾਉਂਦੇ ਹੋਟਲ ਵਿੱਚ ਰੋਟੀ ਖਾ ਸਕਦਾ ਕਿ ਨਹੀਂ। ਉਹ ਭਾਈ ਜੀ, ਇੱਕ ਸਮਝਦਾਰ ਇਨਸਾਨ ਉੱਥੇ ਹੀ ਖਾਣਾ ਖਾਊ ਜਿੱਥੇ ਉਹਦੇ ਵਰਗੇ ਹੋਰ ਖਾਂਦੇ ਆ, ਇੱਕ ਗਧਾ ਜਾਂ ਘੋੜਾ ਉੱਥੇ ਚਰੂਗਾ ਜਿੱਥੇ ਉਹਦੇ ਵਰਗੇ ਹੋਰ ਚਰਦੇ ਆ। ਮੈਂ ਆਪਣੇ ਧਰਮ ਦੇ ਨੇਮਾਂ ਉੱਤੇ ਗੁਰੂ ਦੇ ਰਾਹ 'ਤੇ ਚੱਲਦਾ, ਉਸ ਗੁਰੂ ਦੇ ਰਾਹ 'ਤੇ ਜਿਹਨੇ ਸਾਰੇ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ, ਜਿਹਨੇ ਡਰੇ ਹੋਏ ਲੋਕਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਤੇ ਜਿਹਨੇ ਚਿੜੀਆਂ ਤੋਂ ਬਾਹਰ ਚੜਾਏ ਸੀ। ਪਰ ਗੁਰੂ ਨੇ ਆਪਣੇ ਸਿੰਘਾਂ 'ਤੇ ਖਾਣ ਪੀਣ ਦੀਆਂ ਕਿਹੜੀਆਂ ਬੰਦਿਸ਼ਾਂ ਲਾਈਆਂ ਸੀ ਭਾਈ ਜੀ? ਕੀ ਉਹਨੇ ਇਹ ਨਹੀਂ ਸੀ ਕਿਹਾ ਤੇ ਜਿਹੜੀ ਚੀਜ਼ ਬਾਰੇ ਸ਼ੱਕ ਹੋਵੇ ਉਹਨਾਂ ਆਪਣਾ ਕੜਾ ਛੁਆਓ ਤਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਛੱਕ ਜਾਓ? ਇਹ ਗੱਲ ਬਿਲਕੁਲ ਠੀਕ ਆ, ਸੋਲਾਂ ਨੇ ਸੱਚ ਆ। ਉਹ ਕੜਾ ਤਾਂ ਬੜੇ ਭਾਈ ਇੰਨਾ ਕੰਮ ਦੀ ਚੀਜ਼ ਹੁੰਦਾ ਸੀ ਕਿ ਖਾਣਾ ਸ਼ੁੱਧ ਕਰਨ ਕੋਈ ਸਮਾਂ ਨਹੀਂ ਸੀ ਲੱਗਦਾ। ਪਰ ਗੁਰਮੁਖੋ, ਇਹੋ ਜਿਹੀਆਂ ਗੱਲਾਂ ਤਾਂ ਰਣ ਖੇਤਰ ਵਿੱਚ ਕੀਤੀਆਂ ਜਾ ਸਕਦੀਆਂ, ਅਸੀਂ ਇਸ ਵੇਲੇ ਕੋਈ ਗਰੀਲਾ ਯੁੱਧ ਨਹੀਂ ਲੜ ਰਹੇ। ਉਹ ਭਾਈ ਜੀ, ਤੁਹਾਡੀ ਇਹ ਗੱਲ ਤਾਂ ਹੈਗੀ ਠੀਕ, ਗੁਰੂ ਗੋਬਿੰਦ ਸਿੰਘ ਇੱਕ ਮਹਾਨ ਇਨਕਲਾਬੀ ਸੀ, ਉਹਨੇ ਮਰੇ ਹੋਏ ਸਮਾਜ ਵਿੱਚ ਨਵੀਂ ਰੂਹ ਫੂਕ ਦਿੱਤੀ, ਉਹਨੇ ਖੁੱਲੇ ਮਨ ਤੇ ਬਹਾਦਰ ਦਿਲ ਵਾਲਾ ਇਨਸਾਨ ਪੈਦਾ ਕੀਤਾ, ਇੱਕ ਪੱਕੇ ਯਕੀਨ ਵਾਲਾ ਪਰ ਆਜ਼ਾਦ ਇਨਸਾਨ। ਵਹਿਮਾਂ ਭਰਮਾਂ ਜਾਤਾਂ ਪਾਤਾਂ ਪ੍ਰੋਹਤਾਈਆਂ ਤੋਂ ਮੁਕਤ ਇਨਸਾਨ। ਪਰ ਭਾਈ ਜੀ, ਤੁਹਾਨੂੰ ਇੱਕ ਗੱਲ ਦੱਸਾਂ, ਜੇ ਅੱਜ ਗੁਰੂ ਇੱਥੇ ਆਵੇ ਨਾ ਤਾਂ ਬੜਾ ਉਹ ਵੀ ਹੈਰਾਨ ਹੋ ਕੇ ਕਹੇ, ਮੇਰੇ ਸਿੰਘੋ, ਦੁਨੀਆਂ ਨੇ ਹੁਣ ਤਾਈਂ ਕਿੰਨੀ ਤਰੱਕੀ ਕੀਤੀ ਆ, ਪਰ ਤੁਸੀਂ ਬਹਾਦਰੋ, ਜਿੱਥੇ ਮੈਂ ਤੁਹਾਨੂੰ ਛੱਡ ਗਿਆ ਸੀ ਉੱਥੋਂ ਇੱਕ ਇੰਚ ਵੀ ਨਹੀਂ ਹਿੱਲੇ। ਗੰਡਾ ਸਿਆ, ਤੇਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਹਾਂ ਹਾਂ, ਤੁਹਾਡੀਆਂ ਤਾਂ ਬਈ ਦੋਹਾਂ ਦੀਆਂ ਇਹੋ ਹੀ ਗੱਲਾਂ ਰਹੀਆਂ, ਜਦੋਂ ਦੇਖੋ ਤੁਹਾਡੇ ਸਿੰਘ ਫਸੇ ਹੀ ਰਹਿੰਦੇ ਆ। ਉਹ ਛੋਟੇ ਭਾਈ, ਅਸੀਂ ਲੜਦੇ ਨਹੀਂ ਹੁੰਦੇ, ਇਹ ਤਾਂ ਸਾਡਾ ਪਿਆਰ ਆ। ਦੇਖ ਲਈ ਤਾਰਾ ਸੂ ਨੇ ਹੋਰ ਦੋ ਮਿੰਟਾਂ ਦੇ ਮੁੜੇ ਆਉਣਾ। ਲੈ ਬਈ ਭਾਈ, ਤਾਂ ਗੁੱਸੇ ਦਾ ਆਪਣਾ ਕਾਲੀ ਵੀ ਇੱਥੇ ਛੱਡ ਗਿਆ, ਹੁਣੇ ਹੀ ਆਊ ਲੈਣੇ ਨੂੰ। ਮਲੂਕਿਆ, ਬੋਈ ਤੂੰ ਦੇ ਵੇ ਅਖਬਾਰ ਵਿੱਚੋਂ ਕੋਈ ਨਵੀਂ ਤਾਜ਼ੀ। ਹਾਂ ਬਈ ਮਲੂਕਿਆ, ਪੜ੍ਹ, ਭਾਰਤ ਬਾਰੇ ਹੈ ਕੋਈ ਖਬਰ? ਇੰਡੀਆ ਦੀ ਤਾਂ ਅਜੇ ਕੋਈ ਖਾਸ ਮੈਨੂੰ ਦਿਸੀ ਨਹੀਂ। ਆਇਆ ਇੱਕ ਅਮਰੀਕਨ ਔਰਤ ਮਿਸ ਕੈਥਰੀਨ ਮਨਾਰ ਨੇ ਸਿਆਟਲ ਵਿੱਚ ਹਿੰਦੂਆਂ ਦੇ ਖਿਲਾਫ ਇੱਕ ਭਾਸ਼ਣ ਦਿੱਤਾ, ਉਹਦੇ ਬਾਰੇ ਆ ਇੱਕ ਖਬਰ। ਓ ਹਾਂ ਹਾਂ, ਆਪਣੀ ਮਲੂਕਿਆ, ਕੀ ਕਹਿੰਦੀ ਹੈ ਇਹ ਗੋਰੀ ਸਾਡੇ ਬਾਰੇ? ਓਏ ਆ ਦੇਖ ਕਿੱਡੀ ਛੜੀ ਸੁਣਿਆ ਨੂੰ ਵੱਡੇ ਮਜਨੂ ਨੂੰ। ਤੂੰ ਯਾਰ ਚੁੱਪ ਕਰ, ਸੁਣ ਲੈਣ ਦੇ ਖਬਰ। ਉਹ ਕਹਿੰਦੀ ਆ ਕਿ ਹਿੰਦੂਆਂ ਦੇ ਸਮਾਜਿਕ ਰਿਵਾਜ ਬੜੇ ਖੌਫਨਾਕ ਹਨ। ਇਹ ਛੋਟੀ ਉਮਰੇ ਵਿਆਹ ਕਰਾ ਲੈਂਦੇ ਹਨ, ਇਹ ਅੰਨ ਘੱਟ ਤੇ ਬੱਚੇ ਜ਼ਿਆਦਾ ਪੈਦਾ ਕਰਦੇ ਹਨ। ਉਹ ਕਹਿੰਦੀ ਆ ਕਿ ਛੋਟੀ ਉਮਰੇ ਵਿਆਹ ਹੋਣ ਕਰਕੇ ਇਹ ਲੋਕ 29 ਸਾਲ ਦੀ ਉਮਰ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦੇ। ਉਹ ਬਈ ਇਹ ਕੁਆਰੀ ਮਿਸ ਕੈਥਰੀਨ ਨੂੰ ਇਸ ਗੱਲ ਦਾ ਕਿੱਦਾਂ ਪਤਾ ਲੱਗਾ? ਉਹ ਬੜੇ ਭਾਈ ਗੰਡਾ ਜਿਹਾ, ਇਹਦਾ ਕਿਤੇ ਚੌਲਣ ਦਾ ਵਾਹ ਪੈ ਗਿਆ ਹੋਣਾ। ਐਵੀਂ ਸਾਰਾ ਝੂਠ ਬੋਲੀ ਜਾਂਦੀ ਆ। ਉਹ ਮੈਂ 29 ਸਾਲਾਂ ਦੀ ਉਮਰ ਤੱਕ ਕਿਸੇ ਜਨਾਨੀ ਦੇ ਨੰਗੇ ਗਿੱਟੇ ਤੱਕ ਨਹੀਂ ਦੇਖੇ। ਓਏ ਹੁਣ ਤਾਂ ਪਹਿਲੀ ਸਾਰੀ ਉਮਰ ਦੀ ਤੈਂ ਕਾਪਾ ਪੂਰਾ ਕੀਤਾ ਕਿ ਨਹੀਂ ਕੀਤਾ? ਬਹਿ ਜਾ ਆਰਾਮ ਨਾਲ। ਦੇਖਣ ਨੂੰ ਕਿੱਦਾਂ ਦੀ ਲੱਗਦੀ ਆ ਮਨੁੱਖਿਆ? ਫੋਟੋ ਤਾਂ ਦਿੱਤੀ ਨਹੀਂ ਜੀ ਉਹਦੀ। ਉਹ ਬਈ ਮਲੁੱਖਿਆ, ਤੂੰ ਇਸ ਮਿਸ ਨੂੰ ਖਤ ਲਿਖ ਕੇ ਇੱਥੇ ਸੱਦ। ਸਾਡੇ ਇੱਥੇ ਬਹੁਤੇ ਬੰਦੇ 60 ਤੋਂ ਉੱਤੇ ਆ, ਦੇਖਦੇ ਆ ਇਹਨਾਂ ਨੂੰ ਮਿਲ ਕੇ ਇਹਦੇ ਵਿਚਾਰ ਬਦਲਦੇ ਆ ਕਿ ਨਹੀਂ। ਮਲੁੱਖਿਆ ਹੋਰ ਦੇਖ, ਕੋਈ ਹਿੰਦੁਸਤਾਨ ਦੀ, ਕੋਈ ਦੇਸ਼ ਭਗਤਾਂ ਦੀ, ਗਦਰੀਆਂ ਦੀ ਖਬਰ ਨਹੀਂ ਕੋਈ ਅੱਜ? ਤੁਸੀਂ ਲੱਭੋ ਬਈ ਦੇਸ਼ ਦੀਆਂ ਖਬਰਾਂ, ਯਾਰ ਤਾਂ ਜਾ ਕੇ ਇਸ਼ਨਾਨ ਕਰਨਗੇ। ਚੱਲ ਬਈ ਮੈਂ ਵੀ ਚੱਲਦਾ ਜੱਗਿਆ ਤੇਰੇ ਨਾਲ। ਕਿਉਂ, ਤੂੰ ਹੋਰ ਖਬਰਾਂ ਨਹੀਂ ਸੁਣਨੀਆਂ? ਤੂੰ ਤਾਂ ਅਖਬਾਰ ਨੂੰ ਅੱਗੇ ਇੱਕ ਸਿਰੇ ਤੋਂ ਫੜ ਕੇ ਦੂਜੇ ਸਿਰੇ ਤੱਕ ਛੱਡਦਾ ਹੁੰਦਾ ਘਸਾ ਕੇ। ਉਹ ਜੱਗਿਆ, ਤੂੰ ਤਾਂ ਮੁਰਦੇ ਤੋਂ ਮੁਰਾਦਾਂ ਭਾਲਦਾ। ਦੇਸ਼ ਦੀ ਕੋਈ ਚੰਗੀ ਖਬਰ ਅੱਜ ਤੱਕ ਤੂੰ ਇਹਨਾਂ ਅਖਬਾਰਾਂ 'ਚ ਪੜ੍ਹੀ ਸੁਣੀ ਆ? ਇਹ ਤਾਂ ਇੱਦਾਂ ਦੀਆਂ ਦੇਣਗੇ, ਅੱਜ ਇੱਦਾਂ ਦੀ ਮਿਸ ਕੈਥਰਨ ਦੀ ਆਪਾਂ ਸੁਣਦੇ ਹਟੇ ਹੁਣੇ। ਗਿਆਨ ਚੰਦ ਦੀ ਇਹ ਗੱਲ ਬਿਲਕੁਲ ਠੀਕ ਆ। ਮੈਂ ਤਾਂ ਦੇਖਿਆ ਜੀ ਕਿ ਇਹਨਾਂ ਨੇ ਕਦੀ ਵੀ ਭਾਰਤ ਬਾਰੇ ਕੋਈ ਸਹੀ ਖਬਰ ਨਹੀਂ ਦਿੱਤੀ। ਆਜ਼ਾਦੀ ਦੇ ਘੋਲ ਦੀਆਂ ਖਬਰਾਂ ਇਹ ਦੰਗੇ ਫਸਾਦ ਦੀਆਂ ਬਣਾ ਕੇ ਦੇਈ ਜਾਣਗੇ, ਜਾਂ ਫਿਰ ਇਹ ਬਾਲ ਵਿਆਹ ਦੀ ਗੱਲ ਛੇੜ ਲੈਣੀ ਹੈ ਨੀ, ਜਾਂ ਜਾਤ ਪਾਤ ਦੀ, ਜਾਂ ਛੂਤ ਛਾਤ ਦੀ। ਇਹ ਤਾਂ ਜੀ ਹਰ ਵੇਲੇ ਲੋਕਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਭਾਰਤੀ ਲੋਕ ਆ ਇਹ ਜਾਂਗਲੀ ਲੋਕ ਆ। ਉਹ ਗਿਆਨ ਚੰਦਾ, ਇਹਦੇ ਪਿੱਛੇ ਉਹਨਾਂ ਦੀ ਬੜੀ ਡੂੰਘੀ ਚਾਲ ਆ। ਉਹ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਭਾਰਤ ਦੇ ਲੋਕ ਆਪਣਾ ਮੁਲਕ ਸਾਂਭਣ ਦੇ ਕਾਬਲ ਨਹੀਂ, ਤੇ ਇਸ ਕਰਕੇ ਗੋਰਿਆਂ ਦਾ ਉਹਨਾਂ ਤੇ ਰਾਜ ਕਰਨਾ ਠੀਕ ਆ। ਤੂੰ ਯਾਰ ਮੈਨੂੰ ਵੀ ਖੜਾ ਕਰ ਲਿਆ, ਚੱਲਦਾ ਕਿ ਮੈਂ ਜਾਵਾਂ? ਉਹ ਚੱਲ ਚੱਲਦੇ ਆ, ਮੈਂ ਤਾਂ ਆਪ ਨਾਲ ਰੋਟੀ ਖਾਣ ਤੋਂ ਪਹਿਲਾਂ। ਕਿਉਂ ਬੋਈ, ਲੱਭੀ ਕੋਈ ਖਬਰ ਕਿ ਨਹੀਂ? ਹਾਂ ਆਇਆ ਜੀ, ਇੱਕ ਗਾਂਧੀ ਜੀ ਦੇ ਬਾਰੇ। ਆ ਜਾਓ ਭਾਈ ਜੀ, ਆ ਜਾਓ, ਬੜੇ ਟਾਈਮ ਸਿਰ ਮੁੜੇ ਆ। ਮਲੂਕਾ ਲੱਗਾ ਸੀ ਗਾਂਧੀ ਬਾਰੇ ਖਬਰ ਪੜ੍ਹਨ। ਅੱਛਾ ਸੁਣਾ ਬਈ ਮਲੂਕਿਆ, ਅੱਜ ਕੱਲ ਕੀ ਕਰ ਰਿਹਾ ਗੁਜਰਾਤੀ ਬਾਣੀਆਂ? ਲਿਖਿਆ ਹੈ ਕਿ ਗਾਂਧੀ ਜੀ ਨੇ ਅੰਗਰੇਜ਼ ਵਾਇਸਰਾਏ ਨੂੰ ਧਮਕੀ ਦਿੱਤੀ ਹੈ ਕਿ ਉਹ ਆਪਣਾ ਮਰਨ ਵੱਟ ਫਿਰ ਸ਼ੁਰੂ ਕਰ ਦੇਣਗੇ। ਦੇਖੋ ਇਹ ਉਹ ਚਾਰ ਛਟਾਂਗਾ ਭਾਇਆ ਇਹਦਾ, ਤੀਏ ਕੁ ਦਿਨ ਉੱਠ ਕੇ ਮਰਨ ਵਰਤ ਰੱਖਣ ਤੁਰ ਪੈਂਦਾ। ਉਹ ਇਹਨੂੰ ਇਹ ਨਹੀਂ ਪਤਾ ਕਿ ਅੰਗਰੇਜ਼ਾਂ ਨੇ ਤਲਵਾਰ ਦੇ ਜ਼ੋਰ ਨਾਲ ਸਾਰੇ ਮੁਲਕ ਜਿੱਤੇ ਹੋਆ, ਤਲਵਾਰ ਦੇ ਜ਼ੋਰ ਨਾਲ, ਤੇ ਉਹ ਤਲਵਾਰ ਤੋਂ ਬਿਨਾਂ ਨਹੀਂ ਲੱਗਿਆ ਛੱਡਣ। ਪਰ ਇੱਕ ਗੱਲ ਆ ਗੰਡਾ ਸਿੰਘ ਜੀ, ਗੁਰੂ ਦੀ ਮਿਹਰ ਨਾਲ ਬੰਦੇ 'ਚ ਸੱਤ ਬੜਾ ਜੀ, ਰਾਧੇ ਦਾ ਬੜਾ ਪੱਕਾ ਜੀ ਉਹ, ਇਸੇ ਕਰਕੇ ਅੰਗਰੇਜ਼ ਤਾਂ ਡਰਦੇ ਆ ਉਹਦੇ ਕੋਲੋਂ। ਹਾਂ ਡਰਦੇ ਆ ਉਹ ਤੋਂ, ਆਪਣੀਆਂ ਚਾਲਾਂ ਖੇਲ ਲਿਓ ਆਪਣੀਆਂ। ਉਹ ਗਾਂਧੀ ਨੇ ਇਹਨਾਂ ਵਰਤਾਂ ਕਰਕੇ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਗੱਲ ਅਟਕਾਉਣ ਦਾ। ਗਾਂਧੀ ਵਰਤ ਰੱਖ ਲੈਂਦਾ ਤਾਂ ਉਹ ਮਨਾਉਂਦੇ ਰਹਿੰਦੇ ਆ। ਬਈ ਤੂੰ ਜੋ ਮਰਜ਼ੀ ਕਹੀ ਜਾ, ਉਹ ਬੰਦੇ ਦਾ ਤਪ ਬੜਾ ਤੇਜ਼ ਆ। ਉਹ ਦੇਸ਼ ਦੇ ਜਿਸ ਕੋਨੇ 'ਚ ਵੀ ਜਾਂਦਾ ਜੀ, ਲੱਖਾਂ ਲੋਕ ਉਹਦੇ ਦਰਸ਼ਨਾਂ ਨੂੰ ਆਉਂਦੇ ਆ। ਹਾਂਜੀ ਇਹ ਗੱਲ ਠੀਕ ਆ। ਆ ਪਿਛਲੇ ਸਾਲ ਜਦੋਂ ਸਾਡੇ ਇਲਾਕੇ ਵਿੱਚ ਆਇਆ ਸੀ ਤਾਂ ਪਿੰਡਾਂ ਦੇ ਪਿੰਡ ਉਹਨੂੰ ਦੇਖਣ ਲਈ ਸੜਕਾਂ 'ਤੇ ਇਕੱਠੇ ਹੋ ਗਏ ਸਨ। ਅਸੀਂ ਵੀ ਸਕੂਲੋਂ ਦੌੜ ਕੇ ਉਹਨੂੰ ਦੇਖਣ ਲਈ ਗਏ ਸੀ। ਸਕੂਲੋਂ ਦੌੜ ਕੇ ਤੁਸੀਂ ਕਿਉਂ ਗਏ ਸੀ? ਤੁਹਾਨੂੰ ਰੋਕਦਾ ਸੀ ਕੋਈ ਜਾਣ ਤੋਂ? ਸਕੂਲ ਅੰਗਰੇਜ਼ਾਂ ਦੇ ਥੱਲੇ ਹੋਣ ਕਰਕੇ ਸਾਡੇ ਸਕੂਲ ਦੇ ਹੈੱਡ ਮਾਸਟਰ ਨੇ ਤਾਂ ਸਕੂਲ ਵਿੱਚ ਐਲਾਨ ਕਰਵਾਇਆ ਸੀ ਕਿ ਜਦੋਂ ਗਾਂਧੀ ਆਵੇ ਤਾਂ ਕੋਈ ਦੇਖਣ ਨਾ ਉਹਨੂੰ ਜਾਵੇ, ਪਰ ਫਿਰ ਵੀ ਸਾਰੇ ਦਾ ਸਾਰਾ ਸਕੂਲ ਖਾਲੀ ਹੋ ਗਿਆ ਸੀ। ਉਹ ਤਾਂ ਜੀ ਇੰਨਾ ਵਧੀਆ ਬੁਲਾਰਾ ਵੀ ਲੋਕ ਉਹਦੀਆਂ ਗੱਲਾਂ ਨਾਲ ਕੀਲੇ ਜਾਂਦੇ ਆ। ਸਵਾਹ ਦਾ ਬੁਲਾਰਾ ਉਹ। ਉਹ ਭਾਈ ਜੀ ਜੇ ਤੂੰ ਕਦੇ ਗਦਰ ਅਖਬਾਰ ਦੇ ਸੰਪਾਦਕ ਲਾਲਾ ਹਰਦਿਆਲ ਦਾ ਭਾਸ਼ਣ ਸੁਣਿਆ ਹੁੰਦਾ ਨਾ, ਤਾਂ ਤੈਨੂੰ ਪਤਾ ਹੁੰਦਾ ਕਿ ਵਧੀਆ ਬੁਲਾਰਾ ਕੀ ਹੁੰਦਾ। ਉਹਦਾ ਭਾਸ਼ਣ ਸੁਣ ਕੇ ਹਰ ਆਦਮੀ ਦੇ ਲੂੰ ਕੰਡੇ ਖੜੇ ਹੋ ਜਾਂਦੇ ਸੀ, ਲੂੰ ਕੰਡੇ। ਆ ਗਾਂਧੀ ਵਰਗੇ ਲੀਡਰਾਂ ਬਾਰੇ ਕਹਿੰਦਾ ਹੁੰਦਾ ਸੀ, ਇਹ ਪਟੀਸ਼ਨਾਂ ਲੈ ਕੇ ਭੱਜੇ ਫਿਰਦੇ, ਆਜ਼ਾਦੀ ਦੀ ਭਿੱਖਿਆ ਮੰਗਦੇ, ਇਹ ਚਪੜਾਸੀਆਂ ਵਰਗੇ ਇਹਨਾਂ ਆਪਣੇ ਲੀਡਰਾਂ ਤੋਂ ਖਹਿੜਾ ਛਡਾਓ। ਸਿਰਫ ਮਜ਼ਦੂਰ ਤੇ ਕਿਸਾਨ ਹੀ ਭਾਰਤ ਮਾਂ ਦੇ ਬੱਜੀਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਸਕਦੇ ਆ। ਗੰਡਾ ਸਿਆ, ਤੈਨੂੰ ਗਾਂਧੀ ਦੇ ਸੱਤਿਆਗ੍ਰਹਿ ਦੀ ਤਾਕਤ ਦਾ ਨਹੀਂ ਪਤਾ। ਉਹ ਜਦੋਂ ਉਹ ਐਲਾਨ ਕਰਦਾ, ਲੱਖਾਂ ਲੋਕ ਉਹਦੇ ਮਗਰ ਲੱਗ ਜਾਂਦੇ ਆ। ਉਹ ਲੋਕਾਂ ਵਿੱਚ ਅੰਗਰੇਜ਼ ਵਿਰੁੱਧ ਲੜਨ ਲਈ ਸ਼ਕਤੀ ਤੇ ਬਲ ਭਰ ਰਿਹਾ। ਉਹ ਬਲ ਨਹੀਂ ਭਰ ਰਿਹਾ, ਉਹ ਤਾਂ ਸਗੋਂ ਲੋਕਾਂ ਨੂੰ ਨਿਰਬਲ ਕਰ ਰਿਹਾ, ਨਿਰਬਲ। ਭਾਈ ਜੀ, ਉਹ ਸਿਖਾਲਦਾ ਤੇ ਜੇ ਕੋਈ ਤੁਹਾਡੇ ਚਪੇੜ ਮਾਰੇ ਤਾਂ ਉਹਦੇ ਮੂਹਰੇ ਦੂਜੀ ਗੱਲ ਕਰ ਦੇਵੋ। ਉਹ ਲੋਕਾਂ ਨੂੰ ਜ਼ੁਲਮ ਸਹਿਣਾ ਸਿਖਾ ਰਿਹਾ। ਉਹ ਜਿਹੜੀ ਚੰਗਿਆੜੀ ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ ਤਾਂ ਹੋਰ ਗਦਰੀ ਯੋਧਿਆਂ ਨੇ ਸਿੱਟੀ ਸੀ, ਉੱਥੇ ਪਾਣੀ ਦੇ ਛਿੱਟੇ ਮਾਰ ਰਿਹਾ, ਬਲ ਭਰ ਰਿਹਾ। ਗਰਮਿਆ ਮੈਦਾਨ ਅੱਜ ਫੇਰ ਲੱਗੇ ਹੋਏ ਹੋ ਆਪਣੇ ਆਪਣੇ ਮੋਰਚਿਆਂ ਚੋਂ ਫਾਇਰ ਕਰਨਾ? ਉਹ ਨਹੀਂ ਨੱਥਾ ਸਿੰਘ ਜੀ, ਗਰਮ ਕੀ ਹੋਣਾ, ਗੰਡਾ ਸੂ ਦੀ ਆਤ ਦਾ ਤੁਹਾਨੂੰ ਪਤਾ ਹੀ ਆ, ਇਹ ਥੋੜਾ ਜਿਹਾ ਐਵੇਂ ਰੀਣਕ ਗੱਲ ਤੇ ਜ਼ਿਆਦਾ ਤੱਤਾ ਹੋ ਜਾਂਦਾ। ਉਹ ਨੱਥਾ ਸਿੰਘ ਜੀ, ਆ ਤਾਂ ਮਲੂਕੇ ਨੇ ਗਾਂਧੀ ਬਾਰੇ ਖਬਰ ਪੜ੍ਹੀ ਸੀ, ਉਹਦੇ ਬਾਰੇ ਗੱਲਾਂ ਕਰਦੇ ਸੀ। ਮਲੂਕਾ ਅੰਗਰੇਜ਼ੀ ਦੀ ਅਖਬਾਰ ਸੋਹਣੀ ਉਠਾਉਂਦਾ ਬਈ, ਪਰ ਮਲੂਕਿਆ ਤੂੰ ਇਹਨਾਂ ਦੋਹਾਂ ਦੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿਆ ਕਰ, ਆਪਣੀ ਪੜ੍ਹਾਈ ਬਾਰੇ ਸੋਚਿਆ ਕਰ। ਇਹ ਗੱਲ ਤਾਂ ਅਸੀਂ ਵੀ ਮਲੂਕੇ ਨੂੰ ਅਕਸਰ ਕਹਿੰਦੇ ਹੀ ਰਹੀਦਾ ਨੱਥਾ ਸਿੰਘ ਜੀ, ਓਦਾਂ ਇਸ ਬੁਆਈ ਦੀ ਪੜ੍ਹਨ ਚ ਦਿਲਚਸਪੀ ਵੀ ਚੰਗੀ ਲੱਗਦੀ ਆ। ਯੰਗ ਮੈਨ ਨੂੰ ਸਕੂਲੀ ਪੜ੍ਹਾਈ ਤੋਂ ਬਿਨਾਂ ਦੁਨੀਆਂ ਦੀਆਂ ਹੋਰ ਗੱਲਾਂ ਦਾ ਵੀ ਪਤਾ ਲੱਗਣਾ ਚਾਹੀਦਾ। ਨਾਲੇ ਨੱਥਾ ਸਿੰਘ ਜੀ, ਅਸੀਂ ਕੋਈ ਮਾੜੀ ਗੱਲ ਨਹੀਂ ਸੀ ਕਰ ਰਹੇ, ਆਪਣੇ ਦੇਸ਼ ਦੀ ਆਜ਼ਾਦੀ ਬਾਰੇ ਵਿਚਾਰ ਕਰ ਰਹੇ ਸੀ। ਉਹ ਤਾਂ ਮੈਨੂੰ ਪਤਾ ਗੰਡਾ ਸਿਆ, ਪਰ ਇਹਦੇ ਲਈ ਪਹਿਲਾਂ ਕੰਮ ਉੱਚੀ ਵਿੱਦਿਆ ਪ੍ਰਾਪਤ ਕਰਨਾ ਆ। ਇਹਨੂੰ ਜਿਸ ਕਿਸਮ ਦੀ ਜ਼ਿੰਦਗੀ ਆਪਾਂ ਜੀਂਦੇ ਰਹੇ ਹਾਂ ਉਸ ਤੋਂ ਵਧੀਆ ਜ਼ਿੰਦਗੀ ਜੀਣੀ ਚਾਹੀਦੀ ਆ, ਅਤੇ ਇਸ ਲਈ ਪੜ੍ਹਾਈ ਇੱਕੋ ਇੱਕ ਰਾਹ ਆ। ਇਸ ਕਰਕੇ ਮਲੂਕਿਆ, ਤੈਨੂੰ ਅੱਗੇ ਪੜ੍ਹਨ ਬਾਰੇ ਸੋਚਣਾ ਚਾਹੀਦਾ ਆ। ਹਾਂ ਮਲੂਕਿਆ, ਤੂੰ ਗਾਂ ਪੜ੍ਹੀ, ਉਹ ਸਾਡੇ ਵਾਂਗੂ ਇੱਥੇ ਮਿੱਲਾਂ 'ਚ ਨਾ ਫਸਿਆ ਰਹੀ। ਇੱਥੇ ਪੱਗਾਂ ਤੇ ਡਿੱਗਦਾ ਬੁਰਾ ਹੌਲੀ ਹੌਲੀ ਦਿਮਾਗਾਂ 'ਚ ਵੀ ਭਰ ਜਾਂਦਾ। ਤੂੰ ਪੜ੍ਹ ਕੇ ਲਿਖਾਰੀ ਬਣੀ ਤੇ ਫਿਰ ਸਾਡੀ ਕਹਾਣੀ ਲਿਖੀ। ਜੋ ਕੁਛ ਤੂੰ ਆਪਣੇ ਅੱਖੀਂ ਦੇਖਿਆ ਨਾ, ਬਿਲਕੁਲ ਉਸੇ ਤਰ੍ਹਾਂ ਹੀ ਲਿਖੀ। ਹਾਂ ਬਈ ਮਲੂਕਿਆ, ਲਿਖੀ ਕਿ ਅਸੀਂ ਕੋਈ ਅਜਿਹਾ ਵਾਰ ਨਹੀਂ ਸਿਆ ਜਿਸ ਦਾ ਮੋੜ ਮਾ ਜਵਾਬ ਨਾ ਦਿੱਤਾ ਹੋਵੇ। ਤੂੰ ਲਿਖੀ ਕਿ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਲਈ ਗੱਲਾਂ ਬਾਤਾਂ ਨਾਲੇ ਨਹੀਂ ਸਗੋਂ ਹੱਥਾਂ 'ਚ ਹਥਿਆਰ ਫੜ ਕੇ ਹੀ ਲੜੇ। ਅਸੀਂ ਉਸ ਸਮੇਂ ਆਜ਼ਾਦੀ ਲਈ ਲੜੇ ਜਦੋਂ ਸਾਰਾ ਹਿੰਦੁਸਤਾਨ ਗੁਲਾਮੀ ਦੀਆਂ ਜੰਜੀਰਾਂ ਛਾਤੀ ਨਾਲ ਲਾਈ ਬੈਠਾ ਸੀ, ਤੇ ਉਹਦੇ ਨੇਤਾ ਛੋਟੇ ਛੋਟੇ ਸੁਧਾਰਾਂ ਦੀ ਭੀਖ ਮੰਗਦੇ ਫਿਰਦੇ ਸਨ। ਲਿਖੀ, ਅਸੀਂ ਹਿੰਦੁਸਤਾਨ ਦੀ ਜਾਗਰਤੀ ਲਈ ਵਿਸ਼ਵਾਸ ਨਾਲ ਨਿਰਭਉ ਹੋ ਕੇ ਕੰਮ ਕੀਤਾ। ਸਾਨੂੰ ਹਨੇਰੇ ਵਿੱਚ ਵੀ ਰੋਸ਼ਨੀ ਦਾ ਯਕੀਨ ਸੀ। ਮਲੂਕਿਆ, ਇਹ ਸਭ ਲਿਖੀ ਤੇ ਆਪਣੇ ਖੌਲ ਦੇ ਖੂਨ ਨਾਲ ਲਿਖੀ। ਅਸੀਂ ਤਾਂ ਉਦੋਂ ਮਰ ਮਿਟ ਗਏ ਹੋਵਾਂਗੇ, ਪਰ ਸਾਡੇ ਬੱਚੇ ਇਹ ਕਹਾਣੀ ਮਾਣ ਨਾਲ ਪੜ੍ਹਨਗੇ। ਸਾਰਾ ਭਾਰਤ ਵਰਸ਼ ਇਸ ਕਹਾਣੀ ਨੂੰ ਪੜ੍ਹੇਗਾ ਤੇ ਯਾਦ ਰੱਖੇਗਾ। ਹੁਣੇ ਤੁਸੀਂ ਨਾਟਕ ਕੁੱਕ ਹਾਊਸ ਸੁਣ ਰਹੇ ਸੀ। ਇਸ ਵਿੱਚ ਹਿੱਸਾ ਲੈਣ ਵਾਲੇ ਸਨ ਸੁਖਵਿੰਦਰ ਤੱਖਰ, ਸੁਖਵੰਤ ਹੁੰਦਲ, ਪਾਲ ਬੇਨਿੰਗ, ਮਨਜੀਤ ਸਿੰਘ, ਅਮਨਪਾਲ ਸਾਰਾ ਅਤੇ ਮੱਖਣ ਟੋਕਟ। ਇਸ ਨੂੰ ਨਾਟਕੀ ਰੂਪ ਦਿੱਤਾ ਸੀ ਸਾਧੂ ਅਤੇ ਸੁਖਵੰਤ ਹੁੰਦਲ ਨੇ। ਨਾਟਕ ਨੂੰ ਪ੍ਰੋਡਿਊਸ ਕੀਤਾ ਸੀ ਵੈਨਕੂਵਰ ਸੱਤ ਨੇ।